ਜਾ ਮੈਨੂੰ ਦੂਰ ਕਿਤੇ ਜਿੱਥੇ ਪਾਣੀਆਂ ਦੇ ਰੰਗ ਨੇ ਨੀਲੇ ਜਿੱਥੇ ਪੱਥਰ ਤੇ ਆ ਝੱਲਾਂ ਵੱਜਦੀਆਂ ਨੇ ਦੁਨੀਆ ਵਾਲੇ ਜ਼ਾਲਿਮ ਨੇ ਆਪਾਂ ਇੱਕ ਦੁਨੀਆ ਲੱਭ ਲਈਏ ਜਿੱਥੇ ਦੂਰ ਦੂਰ ਤੱਕ ਕੋਈ ਨਾ ਹੋਵੇ ਪਿਆਰ ਅਵਾਰਾ ਪੰਛੀਏ ਖੋਲੋ ਪਿੰਜਰਾ ਉੱਡ ਜਾਵੇ ਸਮਾਜ ਨੂੰ ਇਹ ਗੱਲ ਰਾਸ ਹੀ ਨਾ ਆਈ ਸਾਰੇ ਕਰਦੇ ਇਸ਼ਕ ਨੇ ਫਿੱਕਾ ਆਪਾਂ ਕੀਤਾ ਉੜ ਨਾਲੋਂ ਮਿੱਠਾ ਦੁਨੀਆ ਇਹ ਗੱਲ ਜਰ ਹੀ ਨਾ ਪਾਈ ਦਰਿਆ ਡੂਬ ਕੇ ਜਾਣਾ ਸਭ ਕੇ ਬਸ ਕਈ ਨਹੀਂ ਹੈ ਨਿਭਾਨਾ ਫਿਰ ਵੀ ਕਿਉਂ ਕਰਦਾ ਹੈ ਇਸ਼ਕ ਜ਼ਮਾਨਾ ਯੇ ਪਾਸ ਨਾ ਆਏ ਯੇ ਵੋ ਮਰਜ਼ ਹੈ ਜਿਸ ਕਾ ਇਲਾਜ ਨਾ ਆਏ ਇਸ਼ਕ ਇਸ਼ਕ ਕਰਦਾ ਹੈ ਜ਼ਮਾਨਾ ਪਰ ਇਸ਼ਕ ਕਿਸੀ ਕੇ ਵੀ ਰਾਸ ਨਾ ਆਏ ਯੇ ਬਾਤੇ ਹੈ ਕਿਤਾਬੀ ਜਜ਼ਬਾਤੀ ਦੁਨੀਆ ਕੀ ਪਰ ਵਾਕੀ ਹੈ ਬਿਨਾਂ ਜਿਸ ਨੇ ਇਸ਼ਕ ਕੀਆ ਉਸ ਦੁਨੀਆ ਨੇ ਸਜ਼ਾ ਦੀ ਹੈ ਸਜ਼ਾ ਦੀ ਹੈ निशानी दीवानों की ये दुनिया कभी भी नहीं मानी ना मानेगी ये रहेगी लहू बहाती इश्क करने वालों का जैसे हो पानी सच्ची कहानी भी सानू दसदा है जब भी कोई आशिक प्यार करे ओते जान तो बाद ही किस्से बन देने प्यार से की ताकत नहीं खोरे केड़े जुर्म दी सजा मिली हुन तुर गए ने ते याद कर देने ਸਮਾਜ ਨੂੰ ਇਹ ਗੱਲ ਰਾਸ ਹੀ ਨਾ ਆਈ ਸਾਰੇ ਕਰਦੇ ਇਸ਼ਕ ਨੇ ਫਿੱਕਾ